ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਪਹਿਲਾ ਘਰ ਦੂਜਾ ਮੋਰੀ ਰੋਣ ਝੋਣ ਲਾਇਆ ਭੈਣੇ ਸਾਵਣ ਆਇਆ ਤੇਰੇ ਮੁੰਦ ਕਟਾਰੇ ਜੇਬੜਾ ਤਿੰਨ ਲੋਭੀ ਲੋਭ ਲੁਭਾਇਆ ਮੋਰੀ ਰੋਣ ਝੋਣ ਲਾਇਆ ਭੈਣੇ ਸਾਵਣ ਆਇਆ ਤੇਰੇ ਮੁੰਦ ਕਟਾਰੇ ਜੇਬੜਾ ਤਿੰਨ ਲੋਭੀ ਲੋਭ ਲੁਭਾਇਆ ਤੇਰੇ ਦਰਸ਼ਨ ਵਿੱਟ ਹੋ ਖੰਨੀਆਂ ਵਈਆਂ ਤੇਰੇ ਨਾਮ ਵਿੱਟ ਹੋ ਕੁਰਬਾਨੋ ਜਾ ਤੂ ਤਾਂ ਮੈਂ ਮਾਣ ਕੀਆ ਹੈ ਤੁਧ ਬਿਨ ਕਿਹਾ ਮੇਰਾ ਮਾਣੋ ਚੂੜਾ ਭੰਨ ਪਲੰਗ ਸਿਓ ਮੁੰਦੇ ਸਣ ਬਾਹੀ ਸਣ ਬਾਹਾ ਇਤੇ ਵੇਸ ਕਰੇ ਦੀਏ ਮੁੰਦੇ ਸਹੁਰਾ ਤੋ ਅਵਰਾਹਾ ਨਾ ਮੁਨਿਆਰ ਨਾ ਚੂੜੀਆ ਨਾ ਸੇਵੰਗੁੜੀਆ ਜੋ ਸਹ ਕੰਠ ਨਾ ਲੱਗੀਆ ਜਲਨ ਸੇ ਬਾਹੜੀਆ ਸਭ ਸਹੀਆ ਸਹੁ ਰਾਵਣ ਗਈਆ ਹੋ ਦਾਦੀ ਕੈ ਦਰ ਜਾਵਾ ਅੰਬਾਲੀ ਹੋ ਖਰੀ ਸੁਚੱਜੀ ਤੈ ਸਹ ਏਕ ਨ ਪਾਵਾ ਮਾਠ ਗੁੰਦਾਈ ਪੱਟੀਆ ਭਰੀਆ ਮਾਂਗ ਸੰਦੂਰੇ ਅੱਗੇ ਗਈ ਨ ਮੰਨੀਆ ਮਰੋ ਜਸੂਰ ਜਸੂਰੇ ਮੈਂ ਰੋਵੰਦੀ ਸਭ ਜਗ ਰੁੰਨਾ ਰੁੰਨੜੇ वञो पखेरु एक ना रुना मेरा तन का मेरे तन का बिरहा जिन हो फिर हो विछोड़े सुपना आया पी गया मैं जाल भरिया रोए आए न सका तुझ कान प्यारे भेज न सका कोए आओ सपागी नींदड़िए मत सहो देखा सोए तै साहिब की बात जे आखा कहो नानक क्या दीजा शीस वड़े कर बैसण दीजा वेण शेर सेव करी जा क्यों ना मरी जा जियड़ा ना दीजा जा सह पया विदाना शीस वड़े कर बैसण दीजा वेण सिर सेव करी जा क्यों ना मरी जाए जीड़ा ना जी जाए जा सह पया विडाना वाहेगुरु जी का खालसा वाहेगुरु जी की फतेह वडहंस महला पहला घर दूजा मोरी रोण झोण लाया भैने सावण आया तेरे मुंद कटारे जेवड़ा तेन लोभी लोभ लुभाया